ਹੈਲੋ ਹੈਲੋ, ਹਾਂਜੀ ਮੈਂ ਤੈਨੂੰ ਮਿਲਣ ਆ ਰਿਹਾ। ਬਲਰਾਜ, ਤੁਹਾਨੂੰ ਪਤਾ ਤਾਂ ਹੈ ਮੈਂ ਨਹੀਂ ਮਿਲ ਸਕਦੀ। ਮੈਂ ਤੇਰੀ ਕੋਈ ਗੱਲ ਨਹੀਂ ਸੁਣੀ, ਪਲੀਜ਼ ਸਮਝਣ ਦੀ ਕੋਸ਼ਿਸ਼ ਕਰੋ। ਜੇ ਤੂੰ ਮੈਨੂੰ ਅੱਜ ਨਾ ਮਿਲਣ ਆਈ ਤਾਂ ਸਮਝ ਲਈ ਮੈਂ ਤੇਰੀ ਜ਼ਿੰਦਗੀ ਦੇ ਵਿੱਚ ਕਦੀ ਹੈ ਹੀ ਨਹੀਂ ਸੀ। ਮੇਰੀ ਗੱਲ ਤਾਂ ਸੁਣੋ। ਹੈਲੋ, ਮੇਰੀ ਕੱਲੀ ਜਿੰਦ ਨੂੰ ਸੌ ਸਿਆਪੇ ਉੱਤੋਂ ਵੇ ਸ਼ੱਕ ਕਰਦੇ ਮਾਪੇ। ਮੇਰੀ ਕੱਲੀ ਜਿੰਦ ਨੂੰ ਸੌ ਸਿਆਪੇ ਉੱਤੋਂ ਵੇ ਸ਼ੱਕ ਕਰਦੇ ਮਾਪੇ। ਤੂੰ ਵੀ ਨਿੱਤ ਮਿਲਣ ਲਈ ਆਖੇ, ਮੈਂ ਦੁੱਖਾਂ ਚ ਛਣੀ ਬੇਅੜਿਆ ਤੂੰ ਬੇਅੜਿਆ ਤੂੰ ਵੱਡੀ ਭਾਬੀ ਨਾਲ ਮੇਰੇ ਹੈ ਪੈਂਦੀ। ਇਸੇ ਕਰਕੇ ਵੱਡੀ ਭਾਬੀ ਨਾਲ ਮੇਰੇ ਹੈ ਪੈਂਦੀ। ਵੇ ਤੂੰ ਨਿੱਤ ਰੱਜ ਕੇ ਫਿਰਦਾ ਏ, ਤੂੰ ਨਿੱਤ ਰੱਜ ਕੇ ਫਿਰਦਾ ਏ, ਟੀਕੇ ਬਣ ਜਾਨਾ ਬੱਜਿਆ। ਬੇ ਮੁੜ ਮੁੜ ਬੱਦਲ ਗੱਜਦਾ ਏ, ਮੁੜ ਮੁੜ ਬੱਦਲ ਗੱਜਦਾ ਏ, ਬੇ ਪੈਂਦੀ ਮੱਠੀ ਜਿਹੀ ਕਣੀ। ਚਿੱਟੀ ਵੇ ਰੱਖਤਾ ਮੇਰੀ ਅਕਲ ਤੇ ਪਰਦਾ ਪਾ ਕੇ, ਦਲਜੀਤ ਚਿੱਟੀ ਵੇ ਰੱਖਤਾ ਮੇਰੀ ਅਕਲ ਤੇ ਪਰਦਾ ਪਾ ਕੇ। ਜੇ ਮਿਲਣਾ ਹੀ ਜਿੱਦ ਤੇਰੀ ਏ, ਜੇ ਮਿਲਣਾ ਹੀ ਜਿੱਦ ਤੇਰੀ ਏ, ਬੇ ਆ ਜਾ ਖੜੀ ਇੱਕ ਤਣੀ। ਹੈਲੋ ਪੁੱਤਰ, ਤੂੰ ਕਿੱਥੇ ਆ? ਤੇਰੀ ਭੈਣ ਸਵੇਰ ਦੀ ਕਾਲਜ ਗਈ, ਹਾਲ ਤੱਕ ਘਰ ਨਹੀਂ ਆਈ। ਮੈਨੂੰ ਬਹੁਤ ਫਿਕਰ ਹੋ ਰਹੀ ਹੈ, ਤੂੰ ਛੇਤੀ ਘਰ ਆ ਜਾ ਪੁੱਤ। ਬੇਅੜਿਆ ਤੂੰ ਅੜਿਆ।